ਜੀਉ ਤੋਂ सुख पंत चाह दिया तू प्रभु मिले नानक कुंदरे चिंत उद्दम करे पलके प्रभाती स्नान करे अमृत सरनावे उपदेश गुरु हर हर जप जापे सब किल बिख पाप दुख ले जावे फिर चढ़े दिवस फिर चढ़े दिवस गुरबाणी गावे बैठिया उठिया हर नाम ध्यावे जागे शांत गुरसिखा नू दे कर ਪਰਚਿਆ ਆਪ ਖਵੰਦਾ ਕਲੀ ਕਾਲ ਪ੍ਰਗਾਸ ਕਰ ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਰੋਸ਼ਨ ਦਾ ਗੁਰਮੁਖ ਗਾੜੀ ਦਾ ਚਲੰਦਾ ਗੁਰਮੁਖ ਗਾੜੀ ਜਗ ਸੰਤ ਜਨਾ ਤਨ ਤਨ ਭਗਤ ਜਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆ ਤਨ ਤਨ ਭਗਤ ਨਾ ਸਾਧ ਜਨਾ ਜੋ ਹਰ ਜਸ ਸਰਬਣੇ ਸੁਣਦਿਆ ਤਨ ਤਨ ਭਾਗ ਤਿਨਾ ਸਾਧ ਜਨਾ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨਵੰਤਿਆ ਹਰ ਕੀਰਤਨ ਗਾਏ ਗੁਣੀ ਜਨਵੰਤਿਆ ਸਭ ਤੋਂ ਵੱਡੇ ਪਾ ਬੰਦੇ ਤਨ ਨਿਕਲੇ